ਅੱਖਿਆਂ ਨੂੰ ਅੱਖਿਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ, ਅੱਖਿਆਂ ਨੂੰ ਅੱਖਿਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ, ਇੱਕ ਤੂੰ ਹੀ ਬਸ ਰਵੇ ਮੇਰੇ ਸਾਹਮਣੇ, ਸਾਰੇ ਅੱਖਰ ਬੁਲਾਏ ਤੇਰੇ ਨਾਮ ਦੇ, ਅੱਜ ਕਹਿੰਦਾ ਜੋ ਦਿਲੇ ਉਹਨੂੰ ਕਹਿਣ ਦੇ, ਅੱਖਿਆਂ ਨੂੰ ਅੱਖਿਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ, ਤੇਰੇ ਖਵਾਬਾਂ ਦੇ ਕਿਨਾਰੇ ਖਵਾਬ ਵਿਖੇ ਮੈਂ ਤਾਂ ਸਾਰੇ, ਹੋ ਤੇਰੇ ਖਵਾਬਾਂ ਦੇ ਕਿਨਾਰੇ ਖਵਾਬ ਵਿਖੇ ਮੈਂ ਤਾਂ ਸਾਰੇ, ਤੇਰੇ ਮੁਖੜੇ ਤੇ ਮੁੱਕ ਗਏ ਸਾਰੀ ਦੁਨੀਆ ਦੇ ਨਜ਼ਾਰੇ, ਮੈਨੂੰ ਤੇ ਬਿਨਾਂ ਅੱਖਿਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ, ਜਾਵੇ ਤੂੰ ਮੈਂ ਜਾਵਾਂ, ਤੇਰਾ ਹਮ ਪਰਛਾਵਾਂ ਜਿੱਥੇ ਜਾਵੇ ਤੂੰ।